ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਰੇ ਜਨ ਉਥਾਰਾ ਦੱਬਿਓ ਸੁਤਿਆ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਉ ਰੇ ਜਨ ਉਥਾਰੈ ਦੱਬਿਓ ਸੁਤਿਆ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਉ ਸਰੀਰ ਜਦੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ ਜਗਤ ਜਲੰਦਾ ਦਿੱਥ ਮੈਂ ਹੋ ਮੈਂ ਦੂਜੇ ਪਾਏ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ ਮਹੱਲਾ ਤੀਜਾ ਸ਼ਬਦ ਰੱਤੇ ਹੋ ਮੈਂ ਗਈ ਸੁਭਾਵੰਤੀ ਨਾਰ ਫਿਰ ਕੈ ਭਾਣੇ ਸਦਾ ਚੱਲੇ ਸਦਾ ਤਿਰ ਰਾਵੈ ਹਰ ਵਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ ਗੁਰ ਗੋਪਿਆ ਆਪਣਾ हर जियो तिनका दर्शन ना करहो, पापिष्ट हत्यारी। ओहे कर कर फिरे कसुद मन, ज्यों धरकट नारी। वडभागी संगत मिले गुरमुख सवारी, हर मेल हो सतगुर दया कर, गुर को बलिहारी। वडभागी संगत मिले गुरमुख सवारी, हर मिल हो सतगुर दया कर, गुर को बलिहारी। वाहिगुरु जी का खालसा, वाहिगुरु जी की फतेह। श्लोक महला तीजा। रे जन उठारे जब हो, सुत्या गई विहाए, सतगुरु का शब्द सुन ना जागयो, अंतर ना उपजियो चाओ। राग सोरठ की वार पौड़ी ते में सलोका ना।